ਬੱਚਿਆਂ ਤੇ ਉਹ ਸਾਹਿਬਾਂ ਗੱਤੇ ਤੇਲ ਹਾਏ ਜੰਝ ਬੁਲਾਈ ਰਹਿ ਗਈ ਹੋ ਰਹਿ ਗਈ ਜੰਝ ਬੁਲਾਈ ਰਹਿ ਗਈ ਉਹ ਬੂਹੇ ਬੈਠਾ ਮੇਲ ਉਹਦੇ ਵੰਡਣਾ ਪਿੱਛਾ ਰਹਿ ਗਿਆ ਹੋ ਰਹਿ ਗਿਆ ਵੰਡਣਾ ਪਿੱਛਾ ਰਹਿ ਗਿਆ ਉਹ ਕੁੱਪੀ ਵਿੱਚ ਬੁਲੇਲ ਉਹ ਉੜਦੀ ਬੱਕੀ ਲੈ ਗਈ ਹੋ ਲੈ ਗਈ ਉੜਦੀ ਬੱਕੀ ਲੈ ਗਈ ਲੋਕੋ ਮਿਰਜ਼ਿਆ ਸਾਰਾ ਪਿੰਡ ਸਾਡਾ ਵੈਰੀ ਹੈ ਅਸੀਂ ਹਲੇ ਨਿਕਾਹ ਨਹੀਂ ਕੀਤਾ ਜੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਝੱਟ ਇੱਥੇ ਆ ਜਾਣਗੇ ਨੀ ਤੂੰ ਬਹਿ ਜਾ ਨਾਲ ਯਕੀਨ ਦੇ ਮੇਰੀ ਪੱਕੀ ਨੂੰ ਨਿੰਦ ਕੇ ਨਾ ਜਾ ਝੱਟ ਨੂੰ ਹੇਠ ਚੰਡੋਰੇ ਸੌਣ ਦੇ ਨੀ ਸੌਣ ਦੇ ਹੇਠ ਚੰਡੋਰੇ ਸੌਣ ਦੇ ਸੈਵਾ ਪੱਟ ਦਾ ਸਰਾਣਾ ਲਾ ਉੜਦੀ ਬਾਗ ਪੰਖੇਰੂਆਂ ਪੰਖੇਰੂਆਂ ਉੜਦੀ ਬਾਗ ਪੰਖੇਰੂਆਂ ਨਾਲੇ ਜੱਟ ਤੋਂ ਡਰੇ ਖੁਦਾਇਓ ਹਾਏ ਮਿਰਜ਼ੇ ਨੂੰ ਪਿਆਰ ਕਰਦੀ ਹਾਂ ਪਰ ਮੈਂ ਕਿਸੇ ਦੀ ਭੈਣ ਵੀ ਹਾਂ ਮਿਰਜ਼ਾ ਮਾਰ ਨਾ ਦੇਵੇ ਮੈਂ ਤਰਕਸ਼ ਨੂੰ ਜੰਡ ਤੇ ਟੰਗ ਦੇਣੀ ਹਾਂ ਮੈਂ ਮਿੰਨਤ ਕਰ ਲਾਂਗੀ ਉਹ ਸਾਨੂੰ ਜ਼ਰੂਰ ਮਾਫ਼ ਕਰ ਦੇਣਗੇ ਬਣ ਗਏ ਮੇਰੀਆਂ ਕਾਨੀਆਂ ਹੁਣ ਖੜ ਗਈ ਮੋੜ ਕੇ ਕੰਡ ਜੱਟ ਬਾਜ ਬੁਰਾਵਾਂ ਮਾਰਿਆ ਹੋ ਮਾਰਿਆ ਬਾਜ ਬੁਰਾਵਾਂ ਮਾਰਿਆ ਅੱਜ ਕੋਈ ਨਾ